ਸੀ ਤਾਂ ਸਿੰਘ ਕਿਤੋਂ ਵਧੀਆ ਸਰ ਠੀਕ ਠਾਕ ਜੀ ਤਿਆਰੀਆਂ ਫਿਰ ਅੱਜ ਤਿਆਰੀਆਂ ਜੀ ਹਾਂ ਦੀਆਂ ਤਿਆਰੀਆਂ ਨੇ ਹਾਂਜੀ ਤੇ ਹੁਣ ਛਾ ਜਾਈ ਮੁੰਡਿਆ ਠੀਕ ਹੈ ਜੀ ਚਲੋ ਬੈਸਟ ਆਫ ਲੱਕ ਇਹ ਗੀਤ ਹਰ ਪਿਆਰ ਕਰਨ ਵਾਲੇ ਦੇ ਦਿਲ ਦੀ ਗੱਲ ਹੈ ਕਈ ਸਾਲਾਂ ਤੋਂ ਜਿਹਨੂੰ ਚਾਹੁੰਦਾ ਸੀ ਮੈਂ ਰੱਬ ਦੇ ਵਾਂਗ ਤੇ ਆਉਂਦਾ ਸੀ ਮੈਂ ਚੋਰੀ ਚੋਰੀ ਤੱਕ ਕੇ ਉਹਨੂੰ ਆਪਣਾ ਦਿਲ ਸਮਝਾਉਂਦਾ ਸੀ ਮੈਂ ਜਿਹਦੇ ਪਿੱਛੇ ਮਿੱਤਰਾਂ ਨੇ ਕੀਤੀ ਪਰਵਾਨਾ ਧੁੱਪ ਛਾਂਦੀ ਹੈ ਵੇਖਣ ਲੱਗੀ ਏ ਮੈਨੂੰ ਪਿੱਛੇ ਮੁੜ ਕੇ ਲੱਗਦਾ ਤਿਆਰੀ ਉਹਦੀ ਹਾਂਦੀ ਹੈ ਵੇਖਣ ਲੱਗੀ ਏ ਮੈਨੂੰ ਪਿੱਛੇ ਮੁੜ ਕੇ ਲੱਗਦਾ ਤਿਆਰੀ ਉਹਦੀ ਹਾਂਦੀ ਹੈ ਉਹਦੀ ਹੀ ਕਲਾਸ ਵਿੱਚ ਭੁੱਲ ਵੜ ਜਾਈਦਾ ਜਿੱਥੋਂ ਨੇ ਲੰਘਣਾ ਏ ਪਹਿਲਾਂ ਖੜ ਜਾਈਦਾ ਉਹਦੀ ਹੀ ਕਲਾਸ ਵਿੱਚ ਭੁੱਲ ਵੜ ਜਾਈਦਾ ਜਿੱਥੋਂ ਨੇ ਲੰਘਣਾ ਏ ਪਹਿਲਾਂ ਖੜ ਜਾਈਦਾ ਉਹਦੀ ਹੀ ਸਹੇਲੀ ਰੱਖੀ ਆਪਾਂ ਖਬਰੀ ਖਬਰ ਦਿੰਦੀ ਜੋ ਹਰ ਥਾਂ ਮੈਨੂੰ ਪਿੱਛੇ ਮੁੜ ਕੇ ਲੱਗਦਾ ਤਿਆਰੀ ਉਹਦੀ ਹਾਂਦੀ ਏ ਵੇਖਣ ਲੱਗੀ ਏ ਮੈਨੂੰ ਪਿੱਛੇ ਮੁੜ ਕੇ ਲੱਗਦਾ ਤਿਆਰੀ ਉਹਦੀ ਹਾਂਦੀ ਏ ਹੁਲਾਰੇ ਰਹਿਣ ਲੱਗਾਏ ਸਬਰਾਂ ਦਾ ਫਲ ਮੇਰੀ ਜੋੜੀ ਪੈਣ ਲੱਗਾਏ ਦਿਲ ਮੇਰਾ ਖੁਸ਼ੀ ਚ ਹੁਲਾਰੇ ਲੈਣ ਲੱਗਾਏ ਸਬਰਾਂ ਦਾ ਫਲ ਮੇਰੀ ਜੋੜੀ ਪੈਣ ਲੱਗਾਏ ਜੁੜੂਗਾ ਬਿੱਲੇ ਦੇ ਨਾਲ ਨਾਮ ਆਕੇ ਜੋ ਹੁਣ ਤਾਂ ਉਡੀਕ ਉਹਦੇ ਲੱਗਦਾ ਤਿਆਰੀ ਉਹਦੀ ਹਾਂਦੀ ਏ ਵੇਖਣ ਲੱਗੀ ਏ ਮੈਨੂੰ ਪਿੱਛੇ ਮੁੜ ਕੇ ਲੱਗਦਾ ਤਿਆਰੀ ਉਹਦੀ ਹਾਂਦੀ